ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਤੱਕਦੇ ਆ ਜੀਨੂੰ ਉਹ ਤੱਕਦਾ ਨੀ ਸਾਨੂੰ ਤੱਕਦੇ ਆ ਜੀਨੂੰ ਉਹ ਤੱਕਦਾ ਨੀ ਸਾਨੂੰ ਫਿਰਦੇ ਆ ਜੀਨੂੰ ਖਿਆਲਾਂ ਚ ਸਾਂਭੀ ਫਿਰਦੇ ਆ ਜੀਨੂੰ ਖਿਆਲਾਂ ਚ ਸਾਂਭੀ ਨਜ਼ਰਾਂ ਦੇ ਵਿੱਚ ਵੀ ਉਹ ਰੱਖਦਾ ਨੀ ਸਾਨੂੰ ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਹੁੰਦਾ ਏ ਸੱਜਣ ਜੋ ਸਾਹਾਂ ਤੂੰ ਜ਼ਿਆਦਾ ਹੁੰਦਾ ਏ ਸੱਜਣ ਜੋ ਸਾਹਾਂ ਤੂੰ ਜ਼ਿਆਦਾ ਮੰਗਦੇ ਜੀ ਨੂੰ ਦੁਆਵਾਂ ਤੂੰ ਜ਼ਿਆਦਾ ਮੰਗਦੇ ਜੀ ਨੂੰ ਦੁਆਵਾਂ ਤੂੰ ਜ਼ਿਆਦਾ ਮੰਜ਼ਿਲ ਨਹੀਂ ਫਿਰ ਉੱਥੇ ਰਾਵਾਂ ਤੂੰ ਜ਼ਿਆਦਾ ਮੰਜ਼ਿਲ ਨਹੀਂ ਫਿਰ ਉੱਥੇ ਰਾਵਾਂ ਤੂੰ ਜ਼ਿਆਦਾ ਰਾਹਾਂ ਚ ਡਿੱਗਿਆ ਨੂੰ ਚੱਕਦਾ ਨੀ ਸਾਨੂੰ ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵਛੜਿਆ ਤੂੰ ਕੱਖਦਾ ਨੀ ਸਾਨੂੰ ਦਿਲ ਦੀ ਜੇ ਤੈਨੂੰ ਸੁਣਾਵਾਂ ਨੀ ਸੁਣਦਾ ਤੈਨੂੰ ਸੁਣਾਵਾਂ ਨੀ ਸੁਣਦਾ ਹੋਕੇ ਨੀ ਸੁਣਦਾ ਤੂੰ ਹਾਵਾਂ ਨੀ ਸੁਣਦਾ ਹੋਕੇ ਨੀ ਸੁਣਦਾ ਤੂੰ ਹਾਵਾਂ ਨੀ ਸੁਣਦਾ ਸੱਜਣ ਵੀ ਕਰੀਆਂ ਦੁਆਵਾਂ ਨਹੀਂ ਸੁਣਦਾ ਸੱਜਣ ਵੀ ਕਰੀਆਂ ਦੁਆਵਾਂ ਨੀ ਸੁਣਦਾ ਤੇ ਆਪਣਾ ਬਣਾ ਕੇ ਵੀ ਰੱਖਦਾ ਨੀ ਸਾਨੂੰ ਛੱਡਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵੇ ਛੱਡਿਆ ਤੂੰ ਕੱਖਦਾ ਨੀ ਸਾਨੂੰ ਮੋਮਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ ਮੋਮਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ ਲੰਘਿਆ ਏ ਧਰਮਾਂ ਤੇ ਜ਼ਾਤਾਂ ਤੋਂ ਅੱਗੇ ਲੰਘਿਆ ਏ ਧਰਮਾਂ ਤੇ ਜ਼ਾਤਾਂ ਤੋਂ ਅੱਗੇ ਰਾਂਝੇ ਬਣਾਏ ਤੇ ਮਜਨੂੰ ਨੇ ਠੱਗੇ ਰਾਂਝੇ ਬਣਾਏ ਤੇ ਮਜਨੂੰ ਨੇ ਠੱਗੇ ਲੱਗਦਾ ਤੂੰ ਸਾਡੇ ਵੀ ਵਸਦਾ ਨੀ ਸਾਨੂੰ ਇਸ਼ਕਾ ਵੇ ਛੱਡਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵੇ ਛੱਡਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵੇ ਛੱਡਿਆ ਤੂੰ ਕੱਖਦਾ ਨੀ ਸਾਨੂੰ ਇਸ਼ਕਾ ਵੇ ਛੱਡਿਆ ਤੂੰ ਕੱਖਦਾ ਨੀ ਸਾਨੂੰ